ਵਾ ਤੇਰੇ ਖਾਬਾਂ ਵਾਲੇ ਰਾਤ ਤੁਰਿਆ ਮੈਂ ਤੁਰਿਆ ਬੜਾ ਨਵੇਂ ਤੋਂ ਜਾਵੇ ਮੁੜਿਆ ਉਹ ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ ਮੈਂ ਰਵਾਂ ਤੇਰੇ ਨਾਲ ਉਹਨਾਂ ਵਾਂਗੂ ਜੁੜਿਆ ਮੈਂ ਲਿਖਦਾ ਹੁੰਦਾ ਸੀ ਤੇਰੇ ਬਾਰੇ ਅੜੀਏ ਜਾ ਕੇ ਪੁੱਛ ਲੈ ਦਿਵਾਲੇ ਤਾਰੇ ਅੜੀਏ ਜੋ ਕਰਦੇ ਮਜ਼ਾਕ ਉਹਨਾਂ ਹੱਸ ਲੈਣਦੇ ਜੋ ਤੁਹਾਨੂੰ ਕਸਦੇ ਮੈਨੂੰ ਕਸ ਲੈਣਦੇ ਕਸ ਲੈਣ ਦੇ